ਹਸੀਨਾ ਮੇਰੇ ਬਾਰੇ ਕਿਸੇ ਨੂੰ ਵੀ ਮੁਟਿਆਰੇ ਕਿ ਤੂੰ ਮੇਰੀ ਕੀ ਲੱਗਦੀ ਕੋਈ ਹੀਰ ਕਹੂਗਾ ਤੈਨੂੰ ਕੋਈ ਵਾਂਗ ਰਾਂਝਦੇ ਮੈਨੂੰ ਤਾਂ ਹੀ ਤਾਂ ਸੰਗ ਜਈ ਲੱਗਦੀ ਦੱਸੀਨਾ ਮੇਰੇ ਬਾਰੇ ਕਿਸੇ ਨੂੰ ਵੀ ਮੁਟਿਆਰੇ ਕਿ ਤੂੰ ਮੇਰੀ ਕੀ ਦੱਸੀਨਾ ਮੇਰੇ ਬਾਰੇ ਕਿਸੇ ਨੂੰ ਵੀ ਮੁਟਿਆਰੇ ਕਿ ਤੂੰ ਮੇਰੀ ਕੀ ਲੱਗਦੀ ਕਦੇ ਤੇਰਾ ਮੇਰੇ ਰਾਹਾਂ ਵਿੱਚ ਆ ਖੜਨਾ ਚੱਬ ਕੇ ਪੱਲਾ ਚੁੰਨੀ ਦਾ ਪਲਕਾਂ ਨਾ ਸਜਦਾ ਕਰਨਾ ਤੇਰੇ ਨਾਲ ਪਈ ਕੀ ਤੇਰੇ ਨਾਲ ਪਈ ਕੀ ਤੇਰੇ ਨਾਲ ਪਈ ਕੀ ਯਾਰੀ ਰੂਹਾਂ ਦੀ ਰਿਸ਼ਤੇਦਾਰੀ ਮੈਨੂੰ ਤਾਂ ਪੈ ਗਈ ਲੱਗਦੀ ਦੱਸੀਨਾ ਮੇਰੇ ਬਾਰੇ ਕਿਸੇ ਨੂੰ ਵੀ ਮੁਟਿਆਰੇ ਕਿ ਤੂੰ ਮੇਰੀ ਕੀ ਲੱਗਦੀ ਦੱਸੀਨਾ ਮੇਰੇ ਬਾਰੇ ਕਿਸੇ ਨੂੰ ਵੀ ਮੁਟਿਆਰੇ ਕਿ ਤੂੰ ਮੇਰੀ ਕੀ ਲੱਗਦੀ ਯਾਰਾਂ ਤੋਂ ਵੀ ਸਰਫਾ ਮੈਂ ਰੱਖਿਆ ਏ ਹਾਲੇਤੀ ਵਿੱਚ ਜੋ ਦਿਲ ਦੇ ਵਸ ਗਈ ਕੌਣ ਸਾਹਾਂ ਤੋਂ ਨਜ਼ਦੀ ਪੁੱਛਦੇ ਤਾਂ ਮੈਥੋਂ ਪੁੱਛਦੇ ਤਾਂ ਮੈਥੋਂ ਪੁੱਛਦੇ ਤਾਂ ਮੈਥੋਂ ਸਾਰੇ ਜੋ ਗਿਣਾ ਰਾਤ ਨੂੰ ਤਾਰੇ ਕੋਈ ਨੀਂਦ ਤੇਰੀ ਲੈ ਗਈ ਲੱਗਦੀ ਦੱਸੀਨਾ ਮੇਰੇ ਬਾਰੇ ਕਿਸੇ ਨੂੰ ਵੀ ਮੁਟਿਆਰੇ ਕਿ ਤੂੰ ਮੇਰੀ ਕੀ ਲੱਗਦੀ ਦੱਸੀਨਾ ਮੇਰੇ ਬਾਰੇ ਕਿਸੇ ਨੂੰ ਵੀ ਮੁਟਿਆਰੇ ਕਿ ਤੂੰ ਮੇਰੀ ਕੀ ਲੱਗਦੀ ਅਹਿਸਾਸ ਨਹੀਂ ਰੁਕਣੇ ਅੱਖੀਆਂ ਦੇ ਵਿੱਚ ਚੱਲ ਕੇ ਯਾਰ ਦੀ ਸਾਂਝੇ ਨੇ ਸੁਪਨੇ ਇਹ ਭੇਦ ਰੱਖੀ ਦੇ ਇਹ ਭੇਦ ਰੱਖੀ ਦੇ ਇਹ ਭੇਦ ਰੱਖੀ ਦੇ ਕੁੱਜੇ ਕਿਸੇ ਪਾ ਕੇ ਕੋਰੇ ਕੁੱਜੇ ਨੈਣਾ ਤੋਂ ਸ਼ੱਕ ਜਈ ਲੱਗਦੀ ਦੱਸੀਨਾ ਮੇਰੇ ਬਾਰੇ ਕਿਸੇ ਨੂੰ ਵੀ ਮੁਟਿਆਰੇ ਕਿ ਤੂੰ ਮੇਰੀ ਕੀ ਲੱਗਦੀ ਦੱਸੀਨਾ ਮੇਰੇ ਬਾਰੇ ਕਿਸੇ ਨੂੰ ਵੀ ਮੁਟਿਆਰੇ ਕਿ ਤੂੰ ਮੇਰੀ ਕੀ ਲੱਗਦੀ ਕਾਲੇ ਸੂਟ ਤੇ ਲਵਾਵਾਂਗੇ ਪਾਬੰਦੀਆਂ ਸਾਡੀ ਸਰਕਾਰ